सजना सजना घूंघट चक ले सजना सजना घूंघट चक ले सजना जे हुन शर्मा पानू रखिया वे ਸਜਣਾ ਵੇ ਹੁਣ ਸ਼ਰਮਾ ਚਾਲੂ ਰੱਖਿਆ ਵੇ ਘੁੰਗਟ ਕਟਾਰੀ ਤੂੰ ਕਸਮਾਰੀ ਤਿਰੋ ਕਟਾਰੀ ਤੂੰ ਕਸਮਾਰੀ ਤਦ ਮੈਂ ਹੋਇਆ ਬੇਦਿਲ ਭਾਰੀ ਤਦ ਮੈਂ ਹੋਇਆ ਬੇਦਿਲ ਭਾਰੀ ਮੁੜ ਨਾ ਲਈ ਤੂੰ ਸਾਰ ਹਮਾਰੀ ਮੁੜ ਨਾ ਲਈ ਬੋਲਾ ਸੂਰਤ ਤੇਰੀ ਹਰ ਦਿਲ ਤੋਲਾ